जादूगर बाल कट मेनू तेन सुनता नहीं मैं क्या बाल कट मेनू ਮਿਲ ਗਈ ਖੜ ਜਾਂਦੀ ਹੈ ਮੋਢੇ ਨਾਲ ਮੋਢਾ ਜੋੜ ਕੇ ਯਾਰੋ ਜੱਟੀ ਜੱਟ ਨੂੰ ਦਲੇਰ